ਨਾਲ ਜਾਵੇ ਮਾਇਆ, ਅੱਖੀਆਂ ਮੈਂ ਤੇਰੇ ਨਾਲ ਲਾਈਆਂ, ਤੈਨੂੰ ਇੰਨਾ ਪਿਆਰ ਕਰਾਂ ਮੈਂ, ਹਾਏ ਮੈਂ ਮਰ ਗਈਆਂ। ਵੇ ਰਾਂਝਾਵੇ ਮਾਇਆ, ਅੱਖੀਆਂ ਮੈਂ ਤੇਰੇ ਨਾਲ ਲਾਈਆਂ, ਤੈਨੂੰ ਇੰਨਾ ਪਿਆਰ ਕਰਾਂ ਮੈਂ, ਹਾਏ ਮੈਂ ਮਰ ਗਈਆਂ। ਸਜਣਾ ਭੁੱਲ ਗਈਆਂ, ਨੀ ਸੋਣੀਏ ਨੀ ਹੀਰੀਏ, ਅੱਖੀਆਂ ਮੈਂ ਤੇਰੇ ਨਾਲ ਲਾਈਆਂ, ਤੈਨੂੰ ਇੰਨਾ ਪਿਆਰ ਕਰਾਂ ਮੈਂ, ਹਾਏ ਕਿਉਂ ਭੁੱਲ ਗਈਆਂ। ਆ ਜਾ ਲੜ ਗਈਆਂ ਅੱਖੀਆਂ, ਅੱਖੀਆਂ ਸੌਂ ਵੀ ਨਾ ਸਕੀਆਂ। ਆ ਜਾ ਲੜ ਗਈਆਂ ਅੱਖੀਆਂ, ਸੌਂ ਵੀ ਨਾ ਸਕੀਆਂ। ਸਾਡਾ ਫੈਸਲਾ ਕਰਾ ਦੇ ਆਪਾਂ, ਰੱਬ ਤੋਂ ਦੁਆਵਾਂ ਕਰਦੇ, ਗੋਲੀਆਂ ਚਲਾਉਂਦੇ, ਲੋਕੀ ਨੋਟ ਕਮਾਉਂਦੇ, ਆਪਾਂ ਯਾਦਾਂ ਤੇਰੀਆਂ ਨੂੰ ਰੱਖਦੇ, ਗਿਣ ਗਿਣ ਬਚਾ ਕੇ ਅਥਰੂ ਬਹਾਉਂਦੇ। ਜਿਨ ਗਈ ਵੀ ਜਦੋਂ ਪੁੱਛਦਾ ਕੋਈ ਹਾਲ, ਮੈਂ ਕਹਿ ਦੇਣਾ ਠੀਕ ਮੈਂ ਠੀਕ, ਅੱਜ ਤੇਰੀ ਫਿਰ ਚੱਕਿਆ ਕਲਮ, ਨਹੀਂ ਤੇ ਰਾਜੇ ਨੇ ਕਦੋਂ ਦੇ ਲਿਖਣੇ ਛੱਡ ਤੇ ਗੀਤ ਤੇਰੀ ਉਡੀਕ। ਤੇਰੀ ਆਉਣੀ ਕਾਮਨੂੰ ਸੋਣੀਏ, ਆ ਜਾ ਮੇਰੇ ਕੋਲ ਮਨ ਮੋੜੀਏ, ਤੇਰੀ ਆਉਣੀ ਕਾਮਨੂੰ ਸੋਣੀਏ, ਜਾ ਮੇਰੇ ਕੋਲ ਮਨ ਮੋੜੀਏ। ਰੁਕਦੇ ਨਾ ਹੰਝੂ ਸਹਿਣਾ ਪੈਂਦਾ, ਲੁਕ ਲੁਕ ਮਾਹੀ ਰੋਣਾ ਪੈਂਦਾ, ਮੇਰਾ ਜਾਵੇ ਮਾਇਆ, ਯਾਦ ਤੈਨੂੰ ਨਹੀਂ ਆਇਆ, ਇੱਕੋ ਤੂੰ ਹੀ ਓ ਯਾਰ ਹੈ ਸੱਜਣਾ, ਯਾਰੀ ਤੇਰੇ ਨਾਲ ਲਾਈਆਂ। ਲੜ ਗਈਆਂ ਅੱਖੀਆਂ, ਅੱਖੀਆਂ ਸੌਂ ਵੀ ਨਾ ਸਕੀਆਂ। ਆ ਜਾ ਲੜ ਗਈਆਂ ਅੱਖੀਆਂ, ਅੱਖੀਆਂ ਸੌਂ ਵੀ ਨਾ ਸਕੀਆਂ। ਸਾਨੂੰ ਦੁਨੀਆ ਦੀ ਪੋਲਿਟਿਕਸ ਤੋਂ ਕੀ ਲੈਣਾ, ਜਿਹੜਾ ਨੁਕਸ ਕੱਢੇ ਸਾਡੇ ਚੋਂ ਉਹਨੇ ਸਾਨੂੰ ਕੀ ਦੇਣਾ, ਕੀ ਦੇਣਾ। ਮਨੂ ਬਾਬਾ ਤੇ ਹੀਰੇ ਮੋਤੀਆ ਦੇ ਗਹਿਣਾ, ਹੁਣ ਸਹੇਲੀਆਂ ਨੇ ਤੇਰੀ ਮੇਰੇ ਬਾਰੇ ਚ ਕੀ ਕਹਿਣਾ, ਕੀ ਕਹਿਣਾ। ਨਾਲੇ ਜਿੱਦਾਂ ਮੇਰਾ ਉੱਠਣਾ ਤੇ ਬਹਿਣਾ, ਵੇ ਆਸ਼ਕੀ ਨੂੰ ਤੇਰੀ ਮੇਰੀ ਕਿਸੇ ਨੇ ਨੀ ਸਹਿਣਾ, ਨੀ ਸਹਿਣਾ। ਕਿਵੇਂ ਮੰਨਾ ਤੇਰੇ ਮਾਪਿਆਂ ਦਾ ਕਹਿਣਾ, ਮੈਨੂੰ ਨਾ ਮੁਮਕਿਨ ਲੱਗੇ ਤੇਰੇ ਬਿਨਾਂ ਰਹਿਣਾ, ਲੋਕੀ ਦੇਣ ਮੇਰਾ ਸਾਥ, ਮੈਨੂੰ ਇੰਨੀ ਉਮੀਦ ਨਹੀਂ, ਲੋਕਾਂ ਦੇ ਵਾਸਤੇ ਮੈਂ ਲਿਖਦਾ ਗੀਤ ਨਹੀਂ। ਆਪਾਂ ਮੂੰਹੋਂ ਕੁਛ ਬੋਲ ਨਾ ਪਾਏ, ਅੱਖੀਆਂ ਦੀ ਲੜਾਈ ਵਿੱਚ ਜਿੰਦੜੀ ਬੀਤ ਗਈ। ਸਜਣਾ ਲੜ ਗਈਆਂ ਅੱਖੀਆਂ, ਭੋਲਾ